ਆਜੇ ਮਰਨ ਦਾ ਸਮਾਂ ਆਜੇ, ਉਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੋਈ ਸਿਮਰ ਲਏ ਕਿ ਮਹਾਰਾਜ ਮੈਂ ਤੁਹਾਡਾ ਹਾਂ ਅਤੇ ਮੇਰੀ ਮਹਾਰਾਜ ਜਮਾਂ ਤੋਂ ਰੱਖਿਆ ਕਰੋ। ਕਹਿੰਦੇ ਉਹਨੂੰ ਜਮਾਂ ਦਾ ਡਰ ਕੀ ਹੈ ਵੀ ਜਿਹੜਾ ਅੰਤ ਦੇ ਮਰਨ ਦੇ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਚੇਤੇ ਕਰ ਲਏ, ਮਹਾਰਾਜ ਤਾਂ ਉਦੋਂ ਵੀ ਛਡਾ ਲੈਣਗੇ, ਇਸੇ ਦਿਆਲੂ ਕਿਰਪਾਲੂ ਹੈ। ਇਸ ਤਰ੍ਹਾਂ ਇਹ ਕਵੀ ਸੰਤੋਖ ਸਿੰਘ ਜੀ ਨੇ ਦਸਾਂ ਸਤਿਗੁਰਾਂ ਦੀ ਮਹਿਮਾ ਦੇ ਮੰਗਲ ਕੀਤੇ ਹੈ, ਜਿਨ੍ਹਾਂ ਵਿੱਚੋਂ ਨੌ ਜਾਮਿਆਂ ਦੇ ਆਪਾਂ ਮਹਿਨਾ ਦੇ ਮੰਗਲ ਪੜ੍ਹ ਲਏ ਹੈ। ਸਮਾਂ ਹੁਣ ਇਜਾਜ਼ਤ ਨਹੀਂ ਦਿੰਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਿਮਾ ਦੇ ਮੰਗਲ ਤਾਂ ਕਵੀ ਨੇ ਜ਼ਿਆਦਾ ਕੀਤੇ ਹੈ, ਕਿਉਂਕਿ ਆਪ ਅੰਮ੍ਰਿਤਧਾਰੀ ਸਿੰਘ ਜੀ ਖੰਡੇ ਬਾਟੇ ਦਾ ਸਮਰ ਛਕਿਆ ਸੀ, ਇਸ ਕਰਕੇ ਫਿਰ ਜ਼ਿਆਦਾ ਸਵਈਏ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਿਮਾ ਦੇ ਕੀਤੇ ਹੈ। ਉਹਨਾਂ ਦੇ ਗੁਣਾਂ, ਖੂਬੀਆਂ, ਸਿਫਤਾਂ ਜੋ ਸਨ ਉਹਨਾਂ ਦਾ ਵੀ ਖੋਲ੍ਹ ਖੋਲ੍ਹ ਕੇ ਵਰਣਨ ਕੀਤਾ ਹੈ, ਉਹ ਆਪਾਂ ਕੱਲ੍ਹ ਨੂੰ ਪੜ੍ਹ ਲਿਖ ਲਵਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਕਰਕੇ ਅਰਦਾਸ ਵੀ ਜੁੜ ਗਈ। ਬਹਾਦਰ ਹੈ ਸਿੱਖ ਹੋਇ ਨਰ ਸੋ, ਜਿਨ ਜਾਣਿਓ ਨਹੀਂ ਸੋ ਜੋ ਇਹੀ ਜਗ ਕਾਦਰ। ਕਾਦਰ ਹੈ ਜਮ ਕੋ ਤਿਨ ਜੀਵਨ, ਅੰਤ ਭਜੈ ਗੁਰ ਤੇਗ ਬਹਾਦਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।